ਕੀਤੇ ਜੱਟਾਂ ਦੇ ਪੁੱਤ ਕੁੜੀਏ ਤੇਰੀ ਅੱਖ ਨੇ ਸ਼ਰਾਬੀ ਕੀਤੇ ਜੱਟਾਂ ਦੇ ਪੁੱਤ ਕੁੜੀਏ ਤੇਰੀ ਅੱਖ ਨੇ ਸ਼ਰਾਬੀ ਕੀਤੇ ਜੱਟਾਂ ਦੇ ਪੁੱਤ ਕੁੜੀਏ ਸ਼ਰਾਬੀ ਕੀਤੇ ਜੱਟਾਂ ਦਾ ਪੁੱਤ ਕੁੜੀਏ ਤੇਰੀ ਅੱਖ ਨੇ ਸ਼ਰਾਬੀ ਕੀਤੇ ਜੱਟਾਂ ਦਾ ਪੁੱਤ ਕੁੜੀਏ ਤੇਰੀ ਅੱਖ ਨੇ ਸ਼ਰਾਬੀ ਕੀਤੇ ਜੱਟਾਂ ਦਾ ਪੁੱਤ ਕੁੜੀਏ ਕੀਤੇ ਜੱਟਾਂ ਦੇ ਪੁੱਤ ਕੁੜੀਏ ਤੇਰੀ ਅੱਖ ਨੇ ਸ਼ਰਾਬੀ ਕੀਤੇ ਜੱਟਾਂ ਦੇ ਪੁੱਤ ਕੁੜੀਏ ਤੇਰੀ ਅੱਖ ਨੇ ਸ਼ਰਾਬੀ